मेरी जितना ਨਾ ਲੈਣੀ ਲੈ ਲਿਓ ਨਸ਼ੇ ਪੱਤੇ ਕਾ ਮਾਰੋ ਗੋਲੀ ਖੇਲ ਕਬੱਡੀ ਖੇਲੋ ਕੰਨ ਖੋਲ ਕੇ ਸੁਣ ਲਿਓ ਕ੍ਰੇਜ਼ੀ ਮੋਸਟਰ ਕੀ ਬਾਤ ਸਾਰੀ ਦੁਨੀਆ ਛੁੱਟ ਜਾਵੇਗੀ ਕੰਮ ਆਵੇਗਾ ਗਾਤ।